ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਆਉ ਭਗਤ ਗੋਵਿੰਦ ਕਾ ਰਾਖਹੂ ਪੈਜ ਤੁਮਾਰੀ ਗਈ ਬਹੋੜ ਬੰਦੇ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹੋ ਰਾਖਹੂ ਪੈਜ ਤੁਮਾਰੀ ਹਰ ਜੀਓ ਨਿਮਾਣਿਆ ਤੂਮਾਰ ਨਿੱਚ ਜਿਆ ਚੀ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਉ ਕੁਰਬਾਨ ਰਹਾਉ ਜੈਸਾ ਬਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਛਿੜਕੇ ਬਹੁ ਭਾਂਤੀ ਬਹੁੜ ਪਿਤਾ ਗਾਲ ਲਾਵੈ ਪਿਛਲੇ ਆਉ ਗੁਣ ਬਖਸ ਲਏ ਪ੍ਰਭ ਆਗੈ ਮਾਰਗ ਪਾਵੈ ਹਰ ਅੰਤਰ ਜਾਨ ਸਭ ਵਿਦ ਜਾਣੈ ਤਾ ਕਿਸ ਪਹਿ ਆਖ ਸੁਣਾਈਐ ਕਹਿਣ ਕਥਨ ਨਾ ਤੀਜੈ ਗੋਬਿੰਦ ਹਰ ਪਾਵੈ पैज रखाइया अवर ओत मैं सगल देखे एक तेरी ओत रहाइया ठाकुर आपे सुनै बेनंते पूरा सतगुर मेल मिलावै सब चूकै मन की चिंते हर हर नाम अब खद मुख पाया जान नानक सुख वसंते हुए दयाल कृपाल प्रभ ठाकुर आपे सुनै बेनंती पूरा सतगुर मेल मिलावै सब चूकै मन की चिंते हर हर नाम अब खद मुख पाया जान नानक सुख वसंती वाहे गुरु जी का खालसा वाहे गुरु जी की फतह सोरठ महल्ला पंजवा गई बहोर बंदी शोर निरंकार दुखदारी कर्म न जाना धर्म न जाना लोभी माया तारी नाम परयो भगत गोविंद का इह राखहु पैज तुम्हारी